ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਪ੍ਰਭ ਕਿਰਪਾ ਤਾਰੇ ਤਾਨ ਤਾਨ ਭਏ ਬਿਗਾਸਾ ਕਾਲ ਕਾਲੇ ਸੁਮਿਟ ਦੁਖ ਸਗਲੇ ਕਾਟੇ ਜਮ ਕੇ ਫਾਸਾ ਪ੍ਰਭ ਕਿਰਪਾ ਧਾਰੇ ਮਾਨ ਤਾਨ ਭਏ ਬਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖ ਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ।